ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਗਤ ਜਨਾ ਕਾ ਆਪ ਤੁਠਾ ਮੇਰਾ ਪਿਆਰਾ ਆਪੇ ਲਾਇਆ ਨੋ ਜਨ ਲਾਏ ਪਾਤ ਸਾਹੀ ਭਗਤ ਜਨਾ ਕਾ ਦਿੱਤੀਆ ਨਾਮ ਸਿਰ ਛੱਤ ਸੱਚਾ ਹਰ ਬਣਾਏ ਭਗਤ ਜਨਾ ਕਾ ਆਪ ਤੁਠਾ ਮੇਰਾ ਪਿਆਰਾ ਆਪੇ ਲਯਨ ਜਨ ਲਾਏ ਸਾਹੀ ਭਗਤ ਜਨਾ ਕਉ ਦਿੱਤੀਆ ਨਾਮ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਤਾਰ ਕਮਾਏ ਰਾਜੇ ਓਏ ਨਾ ਆਖੀਆ ਹੈ ਪਿੜ ਮਰ ਹੈ ਫਿਰ ਜੂਨੀ ਪਾਹੇ ਨਾਨਕ ਵਿਣ ਮਾਵੈ ਨੱਕੀ ਵੱਡੀ ਫਿਰ ਸੁਭਾ ਮੂਲ ਨਾ ਪਾਹੇ ਮਹੱਲਾ ਤੀਜਾ ਸੁਣ ਸਿੱਖਿਆ ਸਾਧ ਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ ਸਤਿਗੁਰ ਸੇਵਿਆ ਨਾਮ ਮਨ ਵਸੈ ਵਿਚਹੁ ਭ੍ਰਮ ਭਉ ਭਾਗੈ ਜੇਹਾ ਸਤਿਗੁਰ ਨੋ ਜਾਣੈ ਤੇਹੂ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੈ ਵਡਿਆਈ ਹਰ ਦਰ ਸੋਹਣ ਆਗੈ ਪੌੜੀ ਗੁਰ ਸਿੱਖਾ ਮਾਨ ਹਰ ਪ੍ਰੀਤ ਹੈ ਗੁਰ ਪੂਜਣ ਆਵਹ ਹਰ ਨਾਮ ਵਣਜਹ ਰੰਗ ਸੇਉ ਲਾਹਾ ਹਰ ਨਾਮ ਲੈ ஜாவஹ குர சிக்கா கே முக உஜ்ஜலே ஹர் தர்காஹ பாவஹ குர சத்குர போஹல ஹர நாம கா ਵਡ ਭਾਗੀ ਸਿੱਖ ਗੁਣ ਸਾਂਝ ਕਰਾਵਹਿ ਤਿਨਾ ਗੁਰ ਸਿੱਖਾ ਕਉ ਹਵਾਰਿਆ ਜੋ ਬਹਿੰਦਿਆਂ ਉਠਦਿਆਂ ਹਰ ਨਾਮ ਧਿਆਵਹਿ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵਡ ਭਾਗੀ ਸਿੱਖ ਗੁਣ ਸਾਂਝ ਕਰਾਵਹਿ ਤਿਨਾ ਗੁਰ ਸਿੱਖਾ ਤਉ ਹਉ ਵਾਰਿਆ ਜੋ ਬਹਿੰਦਿਆਂ ਉਠਦਿਆਂ ਹਰ ਨਾਮ ਧਿਆਵਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਭਗਤ ਜਨਾ ਕਉ ਆਪ ਪੁੱਠਾ ਮੇਰਾ ਪਿਆਰਾ ਆਪੇ ਲਾਇਆ ਨਾ ਜਨ ਲਾਇ ਪਾਤ ਸਾਹੀ ਭਗਤ ਜਨਾ ਕਉ ਦਿੱਤੀ ਅਨਾ ਸਿਰ ਛੱਤ ਸੱਚਾ ਹਰ ਬਣਾਏ